ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਿਲ ਪੰਚ ਹਾਂ ਨਹੀਂ ਸਹਿਸਾ ਚੁਕਾਇਆ, ਸਿੱਖਦਾਰ ਹਾਂ ਨਹਿ ਪਤਿ ਆਇਆ। ਉਮਰਾਵ ਹੋ ਆਗੈ ਚੇਰਾ, ਮਿਲ ਰਾਜਨ ਰਾਮ ਨਵੇਰਾ। ਮਿਲ ਪੰਚ ਹੋ ਨਹੀਂ ਸਹਿਸਾ ਚੁਕਾਇਆ, ਸਿੱਖਦਾਰ ਹੋ ਨਹਿ ਪਤਿ ਆਇਆ। ਉਮਰਾਵ ਹੋ ਆਗੈ ਚੇਰਾ, ਮਿਲ ਰਾਜਨ ਰਾਮ ਨਵੇਰਾ। ਆਵ ਢੂਡਨ ਕਤੋਂ ਨਾ ਜਾਈ, ਗੋਵਿੰਦ ਭੇਟੇ ਗੁਰ ਗੋਸਾਈ। ਰਹਾਉ ਆਇਆ ਪ੍ਰਭ ਦਰਬਾਰਾ, ਤਾਂ ਸਗਲੀ ਮਿੱਟੀ ਪੁਕਾਰਾ। ਲਬਦ ਆਪਣੀ ਪਾਈ, ਤਾਂ ਕਤ ਆਵੇ ਕਤ ਜਾਈ। ਤੈ ਸਾਚ ਨਿਆਇ ਨਵੇਰਾ, ਊਹਾ ਸਾਮ ਠਾਕੁਰ ਸਾਮ ਚੇਰਾ। ਅੰਤਰ ਜਾਮੀ ਜਾਣੈ, ਬਿਨ ਬੋਲਤ ਆਪ ਪਛਾਣੈ। ਸਰਬ ਥਾਨ ਕੋ ਰਾਜਾ, ਤੈ ਅਨਹਦ ਸ਼ਬਦ ਅਗਾਜਾ। ਤਿਸ ਪਹਿ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ। ਸਰਬ ਥਾਨ ਕੋ ਰਾਜਾ, ਤਹ ਅਨਹਦ ਸ਼ਬਦ ਅਗਾਜਾ। ਤਿਸ ਪਹਿ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ। ਵਾਹਿਗੁਰੂ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਤੀਜਾ, ਚੌ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਿਲ ਪੰਚ ਹੋ ਨਹੀਂ ਸਹਿਸਾ ਚੁਕਾਇਆ, ਸਿਕਦਾਰ ਹੋ ਨਹਿ ਪਤੀ ਆਇਆ, ਉਮਰਾਵ ਹੋ ਆਗੈ ਚੇਰਾ, ਮਿਲ ਰਾਜਨ ਰਾਮ ਨਵੇਰਾ।